ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ ਹੰਝੂ ਹੌਲੇ ਹੋ ਗਏ ਭਾਰਾ ਲੱਗੇ ਹੱਸਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਹਾਂ ਜਾਣਦਾ ਸਿਆਰਾ ਸਾਡਾ ਦਿਲ ਕਮਜ਼ੋਰ ਏ ਮੌਸਮ ਤਾਂ ਓਈ ਹੋ ਪਰ ਅੱਖ ਤੇਰੀ ਹੋਰ ਜਾਣਦਾ ਸਿਆਰਾ ਸਾਡਾ ਦਿਲ ਕਮਜ਼ੋਰ ਏ ਮੌਸਮ ਤਾਂ ਓਈ ਹੋ ਪਰ ਅੱਖ ਤੇਰੀ ਹੋਰ ਸ਼ੀਸ਼ਾ ਕਹੁਰ ਦਾ ਸੀ ਸ਼ੀਸ਼ਾ ਕਹੁਰ ਦਾ ਸੀ ਛੱਡ ਦਿੱਤਾ ਤੱਕਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਬਿਨਾਂ ਗੱਲੋਂ ਤੁਰ ਗਇਓ ਮੁੜ ਕੇ ਨਹੀਂ ਤੱਕਿਆ ਮਾਣ ਮਾਣ ਆਖਦਾ ਸੈਂ ਮਾਣ ਵੀ ਨਹੀਂ ਰੱਖੇ ਬਿਨਾਂ ਗੱਲੋਂ ਤੁਰ ਗਇਓ ਮੁੜ ਕੇ ਨਹੀਂ ਤੱਕਿਆ ਮਾਣ ਮਾਣ ਆਖਦਾ ਸੈਂ ਮਾਣ ਵੀ ਨਹੀਂ ਰੱਖੇ ਕੋਈ ਸਿੱਖੇ ਸਾਥੋਂ ਕੋਈ ਸਿੱਖੇ ਸਾਥੋਂ ਬਿਨਾਂ ਗੱਲੋਂ ਜਚਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ ਉਹਨੇ ਪੁੱਛਿਆ ਹੀ ਨਹੀਂ ਜਿਹਨੂੰ ਅਸੀਂ ਦੱਸਣਾ ਲੋਕੀ ਸਾਰੇ ਹਾਲ ਪੁੱਛਦੇ